ਮੈਂ ਕਾਮਨ ਚੂਖਾ ਮਕਸ਼ੀ ਇੰਦਰਾ ਮਧਿਆ ਮਾਰਤੀ ਸੈਟ ਆਦਿ ਤਾਂ ਇਸ ਵੀ ਦਾ ਮੇਨ ਪੀਸ ਆਫ ਦਾ ਕੰਸਰਟ I don't know.